ਯਾਰੀ ਲਾ ਕੇ ਤੂੰ ਪਰਾਂ ਨੂੰ ਪੈਰ ਪੱਟਦੀ ਉਹ ਮੱਛਣੀ ਵੀ ਕਰਵਾਉਣੀ ਏ ਤੂੰ ਜੱਟ ਦੀ ਯਾਰੀ ਲਾ ਕੇ ਤੂੰ ਪਰਾਂ ਨੂੰ ਪੈਰ ਪੱਟਦੀ ਉਹ ਮੱਛਣੀ ਵੀ ਕਰਵਾਉਣੀ ਏ ਤੂੰ ਜੱਟ ਦੀ ਤੇਰੀ ਮੁੰਦਰੀ ਨਿਸ਼ਾਨੀ ਸਾਂਭੀ ਪਈ ਐ ਨੀ ਬੀਬਾ ਸਾਡਾ ਛੱਲਾ ਮੋੜ ਦੇ ਤੇਰੇ ਨਾਲੋਂ ਯਾਰ ਤਾਂ ਸ਼ਰਾਬੀ ਚੰਗੇ ਨੇ ਦਿਲ ਤਾਂ ਨੀ ਤੋੜ ਦੇ ਗਲਾਸ ਤੋੜ ਦੇ ਤੇਰੇ ਨਾਲੋਂ ਯਾਰ ਤਾਂ ਸ਼ਰਾਬੀ ਚੰਗੇ ਨੇ ਚੰਗੇ ਨੇ ਦਿਲ ਤਾਂ ਨੀ ਤੋੜਦੇ ਗਲਾਸ ਤੋੜਦੇ।